ਉਹ ਗਿੱਲੇ ਵਾਲਾਂ ਨੂੰ ਸਕਾਉਂਦੀ ਚਿੱਟੇ ਦਿੱਲੀ ਉੱਤੇ ਪਾਉਂਦੀ ਉਹ ਗਿੱਲੇ ਵਾਲਾਂ ਨੂੰ ਸਕਾਉਂਦੀ ਚਿੱਟੇ ਦਿੱਲੀ ਉੱਤੇ ਪਾਉਂਦੀ ਵਾਂਗ ਪਰੀਆਂ ਦੇ ਕਰਕੇ ਸ਼ਿੰਗਾਰ ਬਣਾ ਤਾ ਜੋਗੀ ਜੱਟ ਨੂੰ ਜੀ ਭਰ ਕੇ ਨਾ ਵੇਖਿਆ ਨਾ ਕੀਤੀਆਂ ਨੇ ਬਾਤਾਂ ਸਾਡੀ ਮੰਗਦਾ